ਦੋਨੋਂ ਭਗਵਤ ਯਾਰ ਦੋਨੋਂ ਫੌਜ 'ਚ ਭਰਤੀ ਹੋਣ ਵਾਸਤੇ ਗਏ। ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁੱਕਰ ਪਿੰਡ ਆ ਗਿਆ। ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਭਰਜਾਈ ਵੀਰੋ ਤੇ ਮੈਲੀ ਅੱਖ ਰੱਖ ਲਈ। ਵੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਪਾਕ ਸਿੰਘ ਨਾਂ ਦਾ ਬੰਦਾ ਸੀ। ਜਦੋਂ ਇਹ ਆਪਸ 'ਚ ਮਿਲਣ ਲੱਗੇ ਤਾਂ ਵੀਰੋ ਦੇ ਘਰ ਵਾਲੇ ਨਰਾਇਣ ਸਿੰਘ ਨੇ ਵੀਰੋ ਨੂੰ ਰੋਕਿਆ ਪਰ ਵੀਰੋ ਨਾ ਹਟੀ। ਤਾਂ ਨਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ। ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ। ਫੌਜ 'ਚੋਂ ਨੌਂ ਕਟਾ ਕੇ ਪਿੰਡ ਆ ਵੜਿਆ। ਪਿੰਡ ਆ ਕੇ ਉਹਨੇ ਸਿਆਣੇ ਤੇ ਸੁਚੱਜੇ ਬੰਦਿਆਂ ਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਘੱਲੇ ਪਰ ਕੁੱਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ। ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ, ਖਾੜਾ ਲੱਗਿਆ ਹੋਇਆ। ਸੁੱਚਾ ਸਿੰਘ ਬੈਠਾ ਗਾਉਣ ਸੁਣਦਾ, ਕੁੱਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ। ਸੁੱਚਾ ਸਿੰਘ ਨੂੰ ਗੁੱਸਾ ਆ ਗਿਆ, ਓ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਕੋਈ ਬੜੇ ਨੇ ਖਾਣੀ ਨਿਤਰੂਗੀ। ਸੁਣਾ ਤਰਾ ਗੌਰ ਨਾਲ ਉੱਥੇ ਕੀ ਹੁੰਦਾ। ਲਾ ਲਾ ਲਾ ਲਾ ਹੋ ਗਈ ਖਾੜਾ ਗਿਆ ਹੱਲ ਸੀ, ਕਰੋ ਕਾਰੀ ਤੋਰ ਤੇ ਸੁੱਚਾ ਤੇ ਮੱਲ ਸੀ। ਲਾ ਲਾ ਲਾ ਲਾ ਹੋ ਗਈ ਖਾੜਾ ਗਿਆ ਹੱਲ ਸੀ, ਕਰੋ ਕਾਰੀ ਤੋਰ ਤੇ ਸੁੱਚਾ ਤੇ ਮੱਲ ਸੀ। ਉਹ ਵਿੱਚ ਪੈ ਗਿਆ ਬੰਦੇ ਕੁਝ ਜ਼ਿੰਮੇਵਾਰ ਸੀ, ਵਿੱਚ ਪੈ ਗਿਆ ਬੰਦੇ ਕੁਝ ਜ਼ਿੰਮੇਵਾਰ ਸੀ। ਸ਼ੁਰੂ ਹੋ ਗਈ ਫੇਰ ਤੋਂ ਦੁੱਲੇ ਦੀ ਵਾਰ ਸੀ। ਯਾਰ ਇਕੱਠੇ ਹੋ ਗਏ ਸੀ ਕੁੱਕਰ ਮੱਲ ਦੇ, ਯਾਰ ਇਕੱਠੇ ਹੋ ਗਏ ਸੀ ਕੁੱਕਰ ਮੱਲ ਦੇ, ਤਿੱਖੇ ਕਰੀ ਫਿਰ ਦੇ ਗੰਡਾ ਸੇ ਕੱਲ ਦੇ, ਕਹਿੰਦੇ ਮੱਲਾ ਸੁੱਚੇ ਦੇ ਕਰਾਂਗੇ ਡੱਕਰੇ, ਕਹਿੰਦੇ ਮੱਲਾ ਸੁੱਚੇ ਦੇ ਕਰਾਂਗੇ ਡੱਕਰੇ। ਦਾਰੂ ਪੀ ਕੇ ਵੀ ਹੱਥ ਪਲਾਉਂਦੇ ਬੱਕਰੇ, ਮੁੱਛ ਫੁੱਟ ਮੁੰਡੇ ਹੋ ਕੇ ਦੋ ਦੁਹਾੜੇ 'ਚ, ਮੁੱਛ ਫੁੱਟ ਮੁੰਡੇ ਹੋ ਕੇ ਦੋ ਦੁਹਾੜੇ 'ਚ, ਚੋਬਰਾਂ ਦੀ ਟਾਣੀ ਫੇਰ ਆ ਗਈ ਖਾੜੇ 'ਚ। ਉਹ ਦੂਜੇ ਪਾਸੇ ਸੁੱਚੇ ਸੂਰਮੇ ਦਲੇਰ ਨੇ, ਦੂਜੇ ਪਾਸੇ ਸੁੱਚੇ ਸੂਰਮੇ ਦਲੇਰ ਨੇ, ਇੱਕੋ ਸਾਜ ਦੀਆ ਮੁਖਾ ਦਾ ਸ਼ੇਰ ਨੇ। ਦੂਜੇ ਪਾਸੇ ਸੁੱਚੇ ਸੂਰਮੇ ਦਲੇਰ ਨੇ, ਇੱਕੋ ਸਾਜ ਦੀਆ ਮੁਖਾ ਦਾ ਸ਼ੇਰ ਨੇ। ਚੱਕ ਲਈ ਬੰਦੂਕ ਸੂਰਮੇ ਨੇ ਹਾਰ ਕੇ, ਚੱਕ ਲਈ ਬੰਦੂਕ ਸੂਰਮੇ ਨੇ ਹਾਰ ਕੇ, ਤੁਰ ਪਿਆ ਖੇਸ ਦੀ ਬੁੱਕਲ ਮਾਰ ਕੇ। ਉਹ ਪੁੱਜ ਗਏ ਉੱਥੇ ਜਿੱਥੇ ਲੱਗਾ ਗਾਉਣ ਸੀ, ਪੁੱਜ ਗਏ ਉੱਥੇ ਜਿੱਥੇ ਲੱਗਾ ਗਾਉਣ ਸੀ। ਭਾਗ ਤੇ ਕੁੱਕਰ ਖਾੜੇ ਵਿੱਚ ਪਾਉਣੇ ਜੀ, ਭਾਗ ਤੇ ਕੁੱਕਰ ਖਾੜੇ ਦੇ ਮੋਹਰੀ ਬਣ ਕੇ ਲੋਕਾਂ ਨੂੰ ਬਿਠਾਉਂਦੇ ਫਿਰਦੇ ਨੇ, ਤੇ ਸੁੱਚਾ ਸਿੰਘ ਸੂਰਮਾ ਵੀ ਚਾੜ ਕੇ ਦਾਰੂ ਦਾ ਦੀਆ ਕੋਲ ਜਾ ਖਲੋਤਾ। ਸੁਣਨਾ ਕੀ ਹੁੰਦਾ, ਪੁੱਜ ਗਏ ਉੱਥੇ ਜਿੱਥੇ ਲੱਗਾ ਗਾਉਣ ਸੀ, ਭਾਗ ਤੇ ਕੁੱਕਰ ਖਾੜੇ ਵਿੱਚ ਪਾਉਣ ਜੀ। ਸੁੱਚੇ ਨੇ ਗਵੰਤਰੀ ਨੂੰ ਦਿੱਤਾ ਨੋਟ ਸੀ, ਸੁੱਚੇ ਨੇ ਗਵੰਤਰੀ ਨੂੰ ਦਿੱਤਾ ਨੋਟ ਸੀ। ਮੱਲ ਨੇ ਕਸੂਤੇ ਮੌਕੇ ਮਾਰੀ ਚੋਟ ਸੀ, ਸਈਆਂ ਨਾਲ ਵੀਰੋ ਲੈ ਕੇ ਲੰਘੀ ਪਾਣੀ ਨੂੰ, ਸਈਆਂ ਨਾਲ ਵੀਰੋ ਲੈ ਕੇ ਲੰਘੀ ਪਾਣੀ ਨੂੰ। ਮੈਂ ਡਾਂਗ ਨਾ ਵਸਾਉਂ ਕਰ ਵੀਰੋ ਰਾਣੀ ਨੂੰ, ਸਈਆਂ ਨਾਲ ਵੀਰੋ ਲੈ ਕੇ ਲੰਘੀ ਪਾਣੀ ਨੂੰ। ਡਾਂਗ ਨਾ ਵਸਾਉਂ ਕਰ ਵੀਰੋ ਰਾਣੀ ਨੂੰ, ਹਟਾ ਕੋਈ ਆਵੇ ਸਾਹਮਣੇ ਮੈਦਾਨ 'ਚ, ਹਟਾ ਕੋਈ ਆਵੇ ਸਾਹਮਣੇ ਮੈਦਾਨ 'ਚ। ਮਾਨੇ ਜੇ ਕੋਈ ਪੁੱਤ ਜੰਮਿਆ ਜਹਾਨ 'ਚ, ਸੁਣ ਕੇ ਅੱਗ ਲੱਗ ਗਈ ਸਰੀਰ ਨੂੰ, ਚੜ ਗਿਆ ਕਰੋ ਤੇ ਸੁੱਚੇ ਸੂਰਵੀਰ ਨੂੰ। ਗੁੱਸੇ 'ਚ ਵਗਾ ਕੇ ਭਰਾਂ ਖੇਸ ਮਾਰਿਆ, ਗੁੱਸੇ 'ਚ ਵਗਾ ਕੇ ਭਰਾਂ ਖੇਸ ਮਾਰਿਆ। ਸੂਰਮੇ ਨੇ ਫੇਰ ਮੱਲ ਨੂੰ ਵੰਗਾਰਿਆ, ਹੋ ਜਾ ਹੁਣ ਜਿਹੋ ਜਿਹਾ ਹੋਣਾ ਮੱਲਾ ਵੇ, ਹੋ ਜਾ ਹੁਣ ਜਿਹੋ ਜਿਹਾ ਹੋਣਾ ਮੱਲਾ ਵੇ, ਪਿੱਛੋਂ ਤੂੰ ਨਾਰਾਇਣੇ ਨੂੰ ਤਕਾ ਲਿਆ ਕੱਲਾ ਵੇ। ਚੰਗੀ ਪੰਗ ਵੱਟੀਆਂ ਦੀ ਪਾਲੀ ਲੱਜ ਤੂੰ, ਬਚ ਕੇ ਨੀ ਜਾਂਦਾ ਮੇਰੇ ਹੱਥੋਂ ਅੱਜ ਤੂੰ। ਦੱਬ ਦਿੱਤਾ ਘੋੜਾ ਤੇ ਧਮਾਕਾ ਪੈ ਗਿਆ, ਦੱਬ ਦਿੱਤਾ ਘੋੜਾ ਤੇ ਧਮਾਕਾ ਪੈ ਗਿਆ। ਲਾਲਾ ਲਾਲਾ ਹੋ ਗਈ ਖਾੜਾ ਵਿੱਚ ਰਹਿ ਗਿਆ, ਖਿੰਡ ਗਏ ਸਰੋ ਤੇ ਮਚੀ ਹਾਹਾਕਾਰ ਸੀ, ਖਿੰਡ ਗਏ ਸਰੋ ਤੇ ਮਚੀ ਹਾਹਾਕਾਰ ਸੀ। ਭੱਜ ਚੱਲੇ ਜਿੰਨੇ ਕੁੱਕਰ ਦੇ ਯਾਰ ਸੀ, ਪੈਂਦੀਆਂ ਗੇੜਾ ਖੜਦਾ ਬਾਈ ਸਭ ਨੱਠ ਜਾਂਦੇ ਨੇ। ਖਿੰਡ ਗਏ ਸਰ ਉੱਤੇ ਮਜੀ ਹਾਹਾਕਾਰ ਸੀ, ਭੱਜ ਚੱਲੇ ਜਿੰਨੇ ਕੁੱਕਰ ਦੇ ਯਾਰ ਸੀ। ਫੇਰ ਰਹੀ ਕਿਸੇ ਨੂੰ ਕਿਸੇ ਦੀ ਸਿਆਣਨਾ, ਫੇਰ ਰਹੀ ਕਿਸੇ ਨੂੰ ਕਿਸੇ ਦੀ ਸਿਆਣਨਾ। ਸੁੱਚਾ ਕਹਿੰਦਾ ਭੱਜਿਆਂ ਨੂੰ ਦਿੰਦਾ ਜਾਣਨਾ, ਪਹਿਲੀ ਗੋਲੀ ਮਾਰੀ ਕੁੱਕਰ ਦੇ ਪੱਟ 'ਚ, ਪਹਿਲੀ ਗੋਲੀ ਮਾਰੀ ਕੁੱਕਰ ਦੇ ਪੱਟ 'ਚ। ਉਹ ਗੇੜਾ ਖਾ ਕੇ ਡਿੱਗ ਪਿਆ ਜਮੀਂ ਦੇ ਚੱਟ 'ਚ, ਕੁੱਕਰ ਦੀ ਹਿੱਕ ਉੱਤੇ ਪੈਰ ਤਾਰ ਕੇ, ਕੁੱਕਰ ਦੀ ਹਿੱਕ ਉੱਤੇ ਪੈਰ ਤਾਰ ਕੇ। ਸੁੱਚਾ ਕਹਿੰਦਾ ਕੇ ਵੇਖ ਲੈਣ ਹੱਥ ਮੇਰੇ ਓਏ ਦਸ ਮੱਲਾ ਕਿੱਥੇ ਨੇ ਹਮੇ ਦੀ ਤੇਰੇ ਓਏ ਉਹ ਵੀ ਆ ਕੇ ਵੇਖ ਲੈਣ ਹੱਥ ਮੇਰੇ ਓਏ ਜਾਣਵੀ ਦੇ ਸੁੱਚੇ ਆ ਟੁੱਕਰ ਕੂਕਦਾ ਜਾਣਵੀ ਦੇ ਸੁੱਚੇ ਆ ਟੁੱਕਰ ਕੂਕਦਾ ਇਹਨੇ ਵਿੱਚ ਕੋੜਾ ਦੱਬਤਾ ਬੰਦੂਕ ਦਾ ਮੱਲ ਦਾ ਜਹਾਨ ਤੋਂ ਮੁਕਾਦਾ ਸੀਰ ਸੀ ਮੱਲ ਦਾ ਜਹਾਨ ਤੋਂ ਮੁਕਾਦਾ ਸੀਰ ਸੀ ਤੇ ਪਲਾਂ ਵਿੱਚ ਠੰਡਾ ਹੋ ਗਿਆ ਸਰੀਰ ਸੀ ਹੋ ਬਈ ਪਾਗ ਲੈ ਕੇ ਕੰਧ ਵੇ ਖੜਾ ਸੀ ਓਲੇ ਨੂੰ ਪਾਗ ਲੈ ਕੇ ਕੰਧ ਤੇ ਖੜਾ ਸੀ ਓਲੇ ਨੂੰ ਮਨ ਚੱਟ ਪਿੱਛੇ ਤੋੜਤਾ ਵਿਚੋਲੇ ਨੂੰ ਪੰਜ ਸੱਤ ਫੇਰ ਫੋਕੇ ਕੀਤੇ ਫੈਰ ਸੀ ਪੰਜ ਸੱਤ ਫੇਰ ਫੋਕੇ ਕੀਤੇ ਫੈਰ ਸੀ ਸਾਰੇ ਪਿੰਡ ਵਿੱਚ ਵਰਤਾ ਤਾਂ ਕਹਿਰ ਸੀ ਦੋਵੇਂ ਲਾਸ਼ਾਂ ਪਈਆਂ ਸੱਥ 'ਚ ਖਲਾਰੀਆਂ ਦੋਵੇਂ ਲਾਸ਼ਾਂ ਪਈਆਂ ਸੱਥ 'ਚ ਖਲਾਰੀਆਂ ਦਿਨ ਖੈੜੇ ਬੰਦ ਹੋ ਗਏ ਬੂਹੇ ਬਾਰੀਆਂ ਗਲੀਆਂ ਦੇ ਵਿੱਚ ਸੀ ਸਨਾਟਾ ਖਾ ਗਿਆ ਗਲੀਆਂ ਦੇ ਵਿੱਚ ਸੀ ਸਨਾਟਾ ਖਾ ਗਿਆ ਹੋਇਆ ਕੈਰਵਾਨ ਜੱਟ ਕਰੇ ਆ ਗਿਆ ਗੁੱਸੇ ਦੇ ਵਿੱਚ ਦੋ ਖੂਨ ਕਰਕੇ ਆਪਣੀ ਭਰਜਾਈ ਵੀਰੋ ਕੋਲੇ ਆ ਵੜਿਆ ਇਹ ਕਹਿਣ ਵਾਸਤੇ ਵੀ ਤੇਰੇ ਪੈਰੋਂ ਇਹ ਸਾਰੀ ਗੱਲ ਵਿਗੜੀ ਹੈ ਸੁਣਨਾ ਜ਼ਰਾ ਗੌਰ ਨਾਲ ਦੇਖ ਕੇ ਜੜਦੀਆਂ ਲਾਲ ਅੱਖਾਂ ਵੀਰੋ ਥਰ ਥਰ ਕੰਬਣ ਲੱਗੀ ਕੀ ਕਹਿੰਦੀ ਹੈ ਗਲੀਆਂ ਦੇ ਵਿੱਚ ਸੀ ਸਨਾਟਾ ਖਾ ਗਿਆ ਹੋਇਆ ਕੈਰਵਾਨ ਜੱਟ ਖੜੇ ਆ ਗਿਆ ਵੀਰੋ ਬੈਠੀ ਚੁੱਲ੍ਹੇ ਤੇ ਪਕਾਵੇ ਰੋਟੀਆਂ ਵੀਰੋ ਬੈਠੀ ਚੁੱਲ੍ਹੇ ਤੇ ਪਕਾਵੇ ਰੋਟੀਆਂ ਸੁੱਚਾ ਕਹਿੰਦਾ ਤੈਨੂੰ ਵੀ ਚੰਗਾਉਣਾ ਚੋਟੀਆਂ ਐਵੇਂ ਰਹੀ ਪੁੱਲੀ ਕੁੱਕਰ ਦੀ ਕੂਕ 'ਚ ਐਵੇਂ ਰਹੀ ਪੁੱਲੀ ਕੁੱਕਰ ਦੀ ਕੂਕ 'ਚ ਕਾਰਤੂਸ ਪਾ ਲੈ ਸੁੱਤੇ ਨੀ ਬੰਦੂਕ 'ਚ ਕਹਿੰਦਾ ਹੁਣ ਗੱਲੋਂ ਨਾ ਮੁੱਕਰ ਪਾਪੀਏ ਕਹਿੰਦਾ ਹੁਣ ਗੱਲੋਂ ਨਾ ਮੁੱਕਰ ਪਾਪੀਏ ਸੁੱਤਾ ਪਿਆ ਸੱਥ ਚੁੱਕ ਕਰ ਪਾਪੀਏ ਕਹਿੰਦਾ ਹੁਣ ਗੱਲੋਂ ਨਾ ਮੁੱਕਰ ਪਾਪੀਏ ਸੁੱਤਾ ਪਿਆ ਸੱਥ ਚੁੱਕ ਕਰ ਪਾਪੀਏ ਪਾਲਾ ਕਹਿਣੇ ਤੂੰ ਵੀ ਹੁਣ ਹੋ ਜਾ ਚਾਰਨੀ ਪਾਲਾ ਕਹਿਣੇ ਤੂੰ ਵੀ ਹੁਣ ਹੋ ਜਾ ਚਾਰਨੀ ਵੱਡੀਏ ਮਜਾਜਣੇ ਉਡੀਕੇ ਯਾਰਨੀ ਪਾਲਾ ਕਹਿਣੇ ਤੂੰ ਵੀ ਹੁਣ ਹੋ ਜਾ ਚਾਰਨੀ ਵੱਡੀਏ ਮਜਾਜਣੇ ਉਡੀਕੇ ਯਾਰਨੀ ਵੀਰੋ ਕਹਿੰਦੀ ਸੁੱਚੇ ਨੂੰ ਮਾਰੇ ਜਨੈਣੇ ਆ ਵੀਰੋ ਕਹਿੰਦੀ ਸੁੱਚੇ ਨੂੰ ਮਾਰੇ ਜਨੈਣੇ ਆ ਮੈਂ ਫੱਟ ਦੂਗਾ ਘਰ ਤੇਰਾ ਟੁੱਟ ਪੈਣੇ ਆ ਸੁੱਚਾ ਸੋਨੇ ਵੱਟ ਮਾਰਿਆ ਸਹਾਰ ਕੇ ਸੁੱਚਾ ਸੋਨੇ ਵੱਟ ਮਾਰਿਆ ਸਹਾਰ ਕੇ ਚੌਂਤੇ ਉੱਤੇ ਡਿੱਗ ਪੀ ਚੰਗਾੜ ਮਾਰ ਕੇ ਇੱਕ ਉੱਤੇ ਗੋਡਾ ਰਗਾਂ ਤੇ ਬੰਦੂਕ ਸੀ ਇੱਕ ਉੱਤੇ ਗੋਡਾ ਰਗਾਂ ਤੇ ਬੰਦੂਕ ਸੀ ਦਾਗ ਦਿੱਤਾ ਕੋੜਾ ਤੇ ਸੁਣੀ ਨਾ ਕੂਕ ਸੀ ਇੱਕ ਉੱਤੇ ਗੋਡਾ ਰਗਾਂ ਤੇ ਬੰਦੂਕ ਸੀ ਦਾਗ ਦਿੱਤਾ ਕੋੜਾ ਤੇ ਸੁਣੀ ਨਾ ਕੂਕ ਸੀ ਹੋ ਵੀ ਮਾਨ ਜੱਟ ਘੋੜੀ ਤੇ ਸਵਾਰ ਹੋ ਗਿਆ ਮਾਨ ਜੱਟ ਘੋੜੀ ਤੇ ਸਵਾਰ ਹੋ ਗਿਆ ਸੁੱਚਾ ਸਿੰਘ ਸੂਰਮਾ ਫਰਾਰ ਹੋ ਗਿਆ ਮਾਨ ਜੱਟ ਘੋੜੀ ਤੇ ਸਵਾਰ ਹੋ ਗਿਆ ਫਿਰ ਸੁੱਚਾ ਸਿੰਘ ਸੂਰਮਾ ਫਰਾਰ ਹੋ ਗਿਆ ਸਰਗਮ ਕੈਸਟ ਦੀ ਪੇਸ਼ਕਸ਼ ਇਸ਼ਕ ਦੀ